ਮੁੱਖ ਮੋੜਦੇ ਨੇ ਜਿਨ੍ਹਾਂ ਨਾਲ ਸਾਂਝੇ ਸਾ ਉਹੀਓ ਸਾਂਝ ਤੋੜਦੇ ਨੇ ਜਿਨ੍ਹਾਂ ਉੱਤੇ ਮਾਣ ਹੋਵੇ ਉਹੀਓ ਮੁੱਖ ਮੋੜਦੇ ਨੇ ਜਿਨ੍ਹਾਂ ਨਾਲ ਸਾਂਝੇ ਸਾ ਉਹੀਓ ਸਾਂਝ ਤੋੜਦੇ ਨੇ ਲੋਕੀ ਤੋੜ ਤੋੜ ਦਿਲ ਅਜ਼ਮਾਉਂਦੇ ਰਹਿੰਦੇ ਨੇ ਐਵੇਂ ਦਿਲ ਤੇ ਨਾ ਲਈ ਆਉਂਦੇ ਰਹਿੰਦੇ ਨੇ ਐਵੇਂ ਦਿਲ ਤੇ ਨਾ ਲਈ ਐਵੇਂ ਦਿਲ ਤੇ ਨਾ ਲਈ ਘਾਟੇ ਨਫੇ ਜ਼ਿੰਦਗੀ ਚ ਜਾਂਦੇ ਆਉਂਦੇ ਰਹਿੰਦੇ ਨੇ ਐਵੇਂ ਦਿਲ ਤੇ ਨਾ ਲਈ ਦਿਲਾ ਆਉਂਦੇ ਰਹਿੰਦੇ ਨੇ ਐਵੇਂ ਦਿਲ